ਗੱਲ ਮੇਰੇ ਹੁਣ ਰਾਹ ਮੁੜ ਗਏ ਨੇ। ਦਿਸਦੀ ਏ ਹਰ ਪਾਸੇ ਤੂੰ ਹੀ ਬਸ ਤੂੰ ਨੀ, ਤੇਰੇ ਬਿਨਾ ਸਾਨੂੰ ਹੁਣ ਮਿਲਦਾ ਸਕੂਨੀ। ਲੱਗਦਾ ਨੀ ਤੇਰੇ ਬਿਨਾ ਦਿਲ ਸੋਹਣੀ ਏ ਹੀਰੀਏ, ਲੱਗਦਾ ਨੀ ਤੇਰੇ ਬਿਨਾ ਦਿਲ ਸੋਹਣੀ ਏ ਹੀਰੀਏ। ਜਦੋਂ ਦੀ ਹੋਈ ਏ ਤੇਰੇ ਨਾਲ ਗੱਲ ਬਾਤ ਨੀ, ਬਦਲ ਗਏ ਹੁਣ ਸਾਡੇ ਦਿਨ ਨਾਲ ਰਾਤ ਨੀ, ਜਦੋਂ ਦੀ ਹੋਈ ਏ ਤੇਰੇ ਨਾਲ ਗੱਲ ਬਾਤ ਨੀ। ਬਣ ਗਈ ਏ ਤੂੰ ਹੀ ਹੁਣ ਸਾਡੀ ਜਿੰਦ ਜਾਨ ਨੀ, ਤੇਰੇ ਨਾਲ ਵਸਦਾ ਏ ਸਾਡਾ ਤੇ ਜਹਾਨ ਨੀ। ਲੱਗਦਾ ਨੀ ਤੇਰੇ ਬਿਨਾ ਦਿਲ ਸੋਹਣੀ ਏ ਹੀਰੀਏ, ਲੱਗਦਾ ਨੀ ਤੇਰੇ ਬਿਨਾ ਦਿਲ ਸੋਹਣੀ ਏ ਹੀਰੀਏ। ਲੱਗਦਾ ਏ ਤੇਰੇ ਨਾਲ ਜੁੜੀ ਤਕਦੀਰ ਏ, ਦਿਲ ਦੀ ਦੀਵਾਰ ਉੱਤੇ ਤੇਰੀ ਤਸਵੀਰ ਏ, ਲੱਗਦਾ ਏ ਤੇਰੇ ਨਾਲ ਜੁੜੀ ਤਕਦੀਰ ਏ। ਹੋਵੇ ਭਾਵੇਂ ਯਾ ਨਾ ਹੋਵੇ ਹੱਥਾਂ ਵਿੱਚ ਸੋਹਣੀ ਏ, ਹੋਵੇ ਭਾਵੇਂ ਯਾ ਨਾ ਹੋਵੇ ਹੱਥਾਂ ਵਿੱਚ ਸੋਹਣੀ ਏ, ਖਿੱਚ ਦੇਣੀ ਅਸੀਂ ਤੇਰੇ ਪਿਆਰ ਦੀ ਲਕੀਰ ਏ। ਲੱਗਦਾ ਨੀ ਤੇਰੇ ਬਿਨਾ ਦਿਲ ਸੋਹਣੀ ਏ ਹੀਰੀਏ, ਲੱਗਦਾ ਨੀ ਤੇਰੇ ਬਿਨਾ ਦਿਲ ਸੋਹਣੀ ਏ ਹੀਰੀਏ, ਲੱਗਦਾ ਨੀ ਤੇਰੇ ਬਿਨਾ ਦਿਲ ਸੋਹਣੀ ਏ ਹੀਰੀਏ, ਲੱਗਦਾ ਨੀ ਤੇਰੇ ਬਿਨਾ।